This you tap on the beat. Simmer. Chalafi. So, Professor, kal se tum apna kaam shuru kar do. Hukm leta nahi, Professor hukm deta hai. और फिर तुमने सुना होगा तेजा कि जब सर पर बुरे दिन मंडलाते हैं तो ज़बान लंबी हो जाती है। हो एक नवी नवी उठदी खबर सुनी मैं कुछ सड़दे आ लोक मेरे तो बाकी ओ वे दा ना की हाल मित्रा चलो सड़दे ही रहन दियो एवें पाई जाना वाल बह के कर ला तू गल पाई जाना वाल बह के कर ला तू गल तेरे नाल दे ना बह बह किते रो ओ बाकी सारी बातचीत मिल के करांगे नाले दस दांगे तेनू असी कौन ਹਾਉ ਅਨਵੇ ਲਾਵਾਂਗੇ ਜਗਾੜ ਮਿੱਤਰਾ ਲਾਲ ਚੱਕ ਕੇ ਕਰਾਉਣੇ ਪੈੜੇ ਲੋਨ ਹਾਉ ਨੱਟੀ ਉੱਤੇ ਦੇਖ ਦੱਸ ਟਿੱਡ ਸਿਮਰ ਰੋਜ਼ ਡੇੜੇ ਗੋਲੀ ਵਾਲੇ ਮੋਜੀ ਨਾਲ ਚਾਲੀ ਰੱਖਦਾ ਹਾਉ ਪੰਜ ਫੁੱਟ ਕੱਦ ਇੰਚ ਮਿਣਿਆ ਕਦੇ ਨੀ ਪੱਟੂ ਸਾਡੇ ਬਰੋਬਰਾਂ ਤੇ ਖਾਰ ਰੱਖਦਾ ਹਾਉ ਨੱਟੀ ਉੱਤੇ ਚੱਲਦੀ ਹੋਊਗੀ ਤੇਰੀ ਤੇਰੇ ਆਂਦੇ ਵਿੱਚ ਚੱਲਦੀ ਹੋਊਗੀ ਤੇਰੀ ਤੇਰੇ ਆਂਦੇ ਵਿੱਚ ਕਾਕਾ ਸਾਡੇ ਅੱਗੇ ਰੱਖ ਨੀ ਵਿਟੋ ਆਓ ਬਾਕੀ ਸਾਰੀ ਬਾਤਚੀਤ ਮਿਲ ਕੇ ਕਰਾਂਗੇ ਨਾਲੇ ਦੱਸ ਦਾਂਗੇ ਤੈਨੂੰ ਅਸੀਂ ਕੌਣ ਹਾਉ ਅਨਵੇ ਲਾਵਾਂਗੇ ਜਗਾੜ ਮਿੱਤਰਾ ਲਾਲ ਚੱਕ ਕੇ ਕਰਾਉਣੇ ਪੈੜੇ ਲੋਨ ਹਾਉ ਯੂਥ ਤੇਰਾ ਵੱਡਾ ਹੋਣਾ ਹੋਣਾ ਤੇਰੇ ਸ਼ਹਿਰ ਕਰੀ ਸ਼ਾਮ ਤੱਕ ਵੇਟ ਬਸ ਕੱਢ ਲੈ ਦੁਪਹਿਰ ਸਿਮਰ ਸਵਾਏ ਕੋਈ ਨਾਲ ਨੀ ਲਿਆਉਂਦਾ ਵਾਰ ਦਾ ਤਾਊ ਐਵੇਂ ਗੱਲਾਂ ਨੀ ਸੁਣਾਉਂਦਾ ਹਾਉ ਯੂਥ ਤੇਰਾ ਵੱਡਾ ਹੋਣਾ ਹੋਣਾ ਤੇਰੇ ਸ਼ਹਿਰ ਕਰੀ ਸ਼ਾਮ ਤੱਕ ਵੇਟ ਬਸ ਕੱਢ ਲੈ ਦੁਪਹਿਰ ਸਿਮਰ ਸਵਾਏ ਕੋਈ ਨਾਲ ਨੀ ਲਿਆਉਂਦਾ ਵਾਰ ਦਾ ਤਾਊ ਐਵੇਂ ਗੱਲਾਂ ਨੀ ਸੁਣਾਉਂਦਾ ਹੁਣ ਤਾਂ ਤੂੰ ਚੱਕਦਾ ਏ ਕੁੱਗੀ ਅੰਗ ਧੋਣ ਕੁੜਤਾ ਤੂੰ ਚੱਕਦਾ ਏ ਕੁੱਗੀ ਅੰਗ ਧੋਣ ਸਾਡੇ ਮੂਹਰੇ ਆ ਕੇ ਤਾਰ ਲਈ ਨਾ ਮੋਣ ਆਉ ਬਾਕੀ ਸਾਰੀ ਬਾਤਚੀਤ ਮਿਲ ਕੇ ਕਰਾਂਗੇ ਨਾਲੇ ਦੱਸ ਦਾਂਗੇ ਤੈਨੂੰ ਅਸੀਂ ਕੌਣ ਹਾਉ ਅਨਵੇ ਲਾਵਾਂਗੇ ਜਗਾੜ ਮਿੱਤਰਾ ਲਾਲ ਚੱਕ ਕੇ ਕਰਾਉਣੇ ਪੈੜੇ ਲੋਨ